ਰਾਜਾ ਜੀ ਸਾਡੀ ਲਾਜ ਰੱਖਣਾ, ਸਾਡਾ ਤੇਰੇ ਬਾਜੋ ਕੋਈ ਨਹੀਂ ਸਹਾਰਾ, ਆਖਾ ਜੀ ਸਾਡੀ ਲਾਜ ਰੱਖਣਾ। ਸੋਹਣੇ ਰੱਬ ਦਾ ਤੂੰ ਖਾਸ ਪਿਆਰਾ, ਆਖਾ ਜੀ ਸਾਡੀ ਲਾਜ ਰੱਖਣਾ, ਸਾਡਾ ਤੇਰੇ ਬਾਜੋ ਕੋਈ ਨਹੀਂ ਸਹਾਰਾ, ਆਖਾ ਜੀ ਸਾਡੀ ਲਾਜ ਰੱਖਣਾ, ਸਾਡਾ ਤੇਰੇ ਬਾਜੋ ਕੋਈ ਨਹੀਂ ਸਹਾਰਾ, ਆਖਾ ਜੀ ਸਾਡੀ ਲਾਜ ਰੱਖਣਾ। ਸਵਾਲੀਆਂ ਨੂੰ ਆਕਾ ਖਾ ਸਾਡੇ ਲੱਜ ਰੱਖਣਾ।